ਦਿਲ ਦਾ ਕੌਣ ਜਾਣੇ, ਮਾਵਾਂ ਲੱਖ ਲੱਖ ਲਾਡ ਲਡਾਉਂਦੀਆਂ ਨੇ, ਗਿੱਲੀ ਥਾਂ ਤੇ ਸੌਂਦੀਆਂ ਆਪ ਮਾਵਾਂ, ਸੁੱਕੀ ਥਾਂ ਤੇ ਬੱਚੇ ਨੂੰ ਪਾਉਂਦੀਆਂ ਨੇ, ਸੁੱਕੀ ਥਾਂ ਤੇ ਬੱਚੇ ਨੂੰ ਪਾਉਂਦੀਆਂ ਨੇ। ਮਾਵਾਂ ਹੁੰਦੀਆਂ ਠੰਡੀਆਂ ਛਾਵਾਂ, ਸੱਚ ਸਿਆਣੇ ਕਹਿੰਦੇ ਨੇ, ਦੁਨੀਆਂ ਦੇ ਸਭ ਰਿਸ਼ਤੇ ਮਾਂ ਦੇ ਅੱਗੇ ਫਿੱਕੇ ਪੈਂਦੇ ਨੇ, ਲੱਖਾਂ ਦੁੱਖ ਤਕਲੀਫਾਂ ਸਹਿ ਕੇ ਸ਼ੁਕਰ ਮਨਾਉਣਾ ਔਖਾ ਏ। ਮਾਂ ਦਾ ਕਰਜ਼ਾ ਸਾਰੀ ਜ਼ਿੰਦਗੀ ਸਿਰ ਤੋਂ ਲਾਉਣਾ ਔਖਾ ਏ।